ਬੜੀ ਖੁਸ਼ ਹਾਂ ਅੱਜ। ਕੀ ਹੋਇਆ? ਮੈਂ ਦੱਸ ਨਹੀਂ ਸਕਦੀ ਮੈਂ ਕਿੰਨੀ ਖੁਸ਼ ਹਾਂ। ਰੱਬ ਨੇ ਸੁਣ ਲਈ ਆਪਣੀ। ਅੱਛਾ, ਕਦੋਂ ਦਾ ਡਰਾਈਵ ਕਰੀ ਜਾਣਾ, ਮੈਨੂੰ ਦੱਸ ਤਾਂ ਸਹੀ ਆਪਾਂ ਚੱਲੇ ਕਿੱਥੇ ਆ। ਓ ਹੈਲੋ, ਪਾਰਟੀ ਤੇ ਨਹੀਂ ਚੱਲੇ, ਮੈਂ ਘਰੋਂ ਭੱਜ ਕੇ ਆਈ ਆ ਤੇਰੇ ਲਈ। ਵਾਟ? ਮੇਰੇ ਡੈਡ ਨੇ ਨਹੀਂ ਸੀ ਮੰਨਣਾ। ਦਿਸ ਵਾਸ ਦ ਓਨਲੀ ਸੋਲੂਸ਼ਨ ਆਈ ਹੈਡ। ਇਹ ਗੱਲ ਦੱਸ, ਤੇਰੀ ਉਮਰ ਕਿੰਨੀ? 20 ਸਾਲ। ਨੀ ਤੂੰ 20 ਸਾਲਾਂ ਵਿੱਚ ਹੋਈ ਨਾ ਜੇ ਮਾਪਿਆਂ ਦੀ, ਨੀ ਤੂੰ 20 ਦਿਨਾਂ ਵਿੱਚ ਮੇਰੀ ਕਿੱਥੋਂ ਹੋ ਜਾਏਗੀ। ਅੱਜ ਮੇਰੇ ਕਰਕੇ ਹਾਂ, ਅੱਜ ਮੇਰੇ ਕਰਕੇ, ਅੱਜ ਮੇਰੇ ਕਰਕੇ ਉੱਲੀ ਫਿਰਦੀ ਮਾਪਿਆਂ ਨੂੰ, ਇੱਕ ਦਿਨ ਮੈਨੂੰ ਛੱਡ ਕੇ ਹੋਰ ਕਿਸੇ ਦੀ ਹੋ ਜਾਏਗੀ। ਨੀ ਤੂੰ 20 ਸਾਲਾਂ ਤੁਰਨ ਸਿਖਾਇਆ, ਮਾਂ ਤੇਰੀ ਨੇ ਤੈਨੂੰ ਗੋਦ ਖੜਾਇਆ, ਮਾਂ ਤੇਰੀ ਨੇ ਤੈਨੂੰ ਗੋਦ ਖੜਾਇਆ, ਜਿਸ ਬਾਪ ਤੈਨੂੰ ਤੁਰਨ ਸਿਖਾਇਆ, ਮਾਂ ਤੇਰੀ ਨੇ ਤੈਨੂੰ ਗੋਦ ਖੜਾਇਆ। ਗੱਲ ਛੱਡਣ ਦੀ ਕਰਨ ਤੋਂ ਪਹਿਲਾਂ ਦੱਸ ਤੂੰ ਕਿਉਂ ਤੈਨੂੰ ਤਰਸ ਨਾ ਆਇਆ, ਦੱਸ ਤੂੰ ਕਿਉਂ ਤੈਨੂੰ ਤਰਸ ਨਾ ਆਇਆ। ਤੇਰੀ ਨੀਅਤ ਬਦਲੀ, ਹਾਂ ਤੇਰੀ ਨੀਅਤ ਬਦਲੀ, ਤੇਰੀ ਨੀਅਤ ਬਦਲੀ, ਤੋਰ ਵੇਖ ਜ਼ਮਾਨੇ ਦੀ। ਨੀ ਤੂੰ ਸੱਸੀ ਵਾਂਗੂ ਰੇਤੇ ਦੇ ਵਿੱਚ ਖੋ ਜਾਏਗੀ। ਨੀ ਤੂੰ 20 ਸਾਲਾਂ ਵਿੱਚ ਹੋਈ ਨਾ ਜੇ ਮਾਪਿਆਂ ਦੀ, ਨੀ ਤੂੰ 20 ਦਿਨਾਂ ਵਿੱਚ ਮੇਰੀ ਕਿੱਥੋਂ ਹੋ ਜਾਏਗੀ। ਨੀ ਤੂੰ 20 ਸਾਲਾਂ ਖਾਂਦੀ, ਵੀਰੇ ਨਾਲ ਸਕੂਲ ਸੀ ਜਾਂਦੀ, ਵੀਰੇ ਨਾਲ ਸਕੂਲ ਸੀ ਜਾਂਦੀ, ਭੈਣ ਨਾਲ ਤੂੰ ਵੰਡ ਸੀ ਖਾਂਦੀ, ਵੀਰੇ ਨਾਲ ਸਕੂਲ ਸੀ ਜਾਂਦੀ। ਉਹਦੀ ਉਮਰ ਬੀਤ ਗਈ ਤੈਨੂੰ ਸਾਂਭਦਿਆਂ, ਸਾਂਭੀ ਨਾ ਤੇਥੋਂ ਜਾਏ ਪਰਾਂਦੀ, ਸਾਂਭੀ ਨਾ ਤੇਥੋਂ ਜਾਏ ਪਰਾਂਦੀ। ਪੈਸੇ ਲੈ ਵੀ ਭੱਜਿਆ, ਹਾਂ ਲੈ ਪੈਸੇ ਭੱਜਿਆ, ਪੈਸੇ ਲੈ ਵੀ ਭੱਜਿਆ, ਮੀਨਾ ਨਹੀਂ ਉਹ ਕੱਟ ਹੋਣਾ, ਲਾਲੀ ਚਿਹਰੇ ਦੀ ਵੀ 10 ਦਿਨਾਂ ਵਿੱਚ ਚੋ ਜਾਏਗੀ। ਨੀ ਤੂੰ 20 ਸਾਲਾਂ ਵਿੱਚ ਹੋਈ ਨਾ ਜੇ ਮਾਪਿਆਂ ਦੀ, ਨੀ ਤੂੰ 20 ਦਿਨਾਂ ਵਿੱਚ ਮੇਰੀ ਕਿੱਥੋਂ ਹੋ ਜਾਏਗੀ। ਨੀ ਤੂੰ 20 ਸਾਲਾਂ ਫੇਰ ਵੀ ਆਪਣਾ ਜ਼ੋਰ ਮੈਂ ਲਾਇਆ, ਫੇਰ ਵੀ ਆਪਣਾ ਜ਼ੋਰ ਮੈਂ ਲਾਇਆ, ਬਹੁਤਾ ਨਹੀਂ ਸਿਆਣਾ ਕੰਮ ਵੀ, ਫੇਰ ਵੀ ਆਪਣਾ ਜ਼ੋਰ ਮੈਂ ਲਾਇਆ। ਕਹਿ ਦਿੱਤਾ ਮੈਂ ਤੈਨੂੰ ਸਭ ਕੁਝ ਜੋ ਮੇਰੇ ਮਾਂ ਬਾਪ ਸਿਖਾਇਆ, ਜੋ ਮੇਰੇ ਮਾਂ ਬਾਪ ਸਿਖਾਇਆ। ਤੇਰਾ ਬਾਪੂ ਪਿੰਡ ਵਿੱਚ, ਹਾਂ ਤੇਰਾ ਬਾਪੂ ਪਿੰਡ ਵਿੱਚ, ਤੇਰਾ ਬਾਪੂ ਪਿੰਡ ਵਿੱਚ, ਤੂੰ ਹੀ ਦੱਸ ਅੱਖ ਕਿੰਜ ਚੱਕ ਜੂ, ਕੋਈ ਪਾਣਾ ਵਰਤ ਜੂ, ਕਹਿਰਾਂ ਤਾਂ ਦਾ ਆਟਾ ਜਾਏਗੀ। ਨੀ ਤੂੰ 20 ਸਾਲਾਂ ਵਿੱਚ ਹੋਈ ਨਾ ਜੇ ਮਾਪਿਆਂ ਦੀ, ਨੀ ਤੂੰ 20 ਦਿਨਾਂ ਵਿੱਚ ਮੇਰੀ ਕਿੱਥੋਂ ਹੋ ਜਾਏਗੀ। ਅੱਜ ਮੇਰੇ ਕਰਕੇ, ਹਾਂ ਅੱਜ ਮੇਰੇ ਕਰਕੇ, ਅੱਜ ਮੇਰੇ ਕਰਕੇ ਉੱਲੀ ਫਿਰਦੀ ਮਾਪਿਆਂ ਨੂੰ, ਇੱਕ ਦਿਨ ਮੈਨੂੰ ਛੱਡ ਕੇ ਹੋਰ ਕਿਸੇ ਦੀ ਹੋ ਜਾਏਗੀ। ਨੀ ਤੂੰ 20 ਸਾਲਾਂ